ਮਤਾ ਰੋਬ ਤੂੰ ਉੱਠ ਨਾ ਜੁੜ ਸਕਨੀ ਹੁਣ ਨਾਲ ਇਥੋਂ ਹੱਥ ਜੋੜੀ ਜੁਲ ਮਤਾ ਆਜ ਜੀ ਦੇਖ ਤੇ ਦੁੱਖ ਤੇਰੇ ਦੇ ਤਾਲ ਇਥੋਂ ਹੱਥ ਜੋੜੀ ਜੁਲ ਜੇ ਆਖੇ ਸੇ ਫਲ ਛੋੜ ਦੇਵੀ ਫਿਲਹਾਲ ਇਥੋਂ ਹੱਥ ਜੋੜੀ ਜੁਲ ਦਿਲ ਹਲਤ ਹਲੋਂ ਓਡਾ ਇਹ ਰਹੇ ਜਾਨੀ ਥੋ ਜੇ ਡਾਂ ਦਿਲ ਹਲਤ ਹਲੋਂ ਓਡਾ ਵਣੀ हल हल तहलो ना रह जानी छोजे ना हल हल तहलो ना रह जानी छोजे ना।